ਪੀ ਸਕੇ ਸਾਗਰ ਵਿਤਰਮਾ ਡੂਬੀ ਸਕੇ ਪ੍ਰੀਏ ਸਿਲਾਈ ਮੁੰਡੂ ਸੁੰਪੀ ਸਕੇ ਸਾਗਰ ਵਿਤਰਮਾ ਡੂਬੀ ਸਕੇ ਨਿਸਾਸ ਦਈ ਨਿਕਲ ਗਈ ਰਾਈ ਮਤ ਝਰੀ ਸਕੇ ਪ੍ਰੀਏ ਸਿਲਾਈ ਮੁੰਡੂ ਸਕੇ ਪ੍ਰੀਏ ਸਿਲਾਈ